ਦੇਖ ਲੈ ਤੂੰ ਯਾਰੀ ਹੁਣ ਦੇ ਤੂੰ ਵਾਰੀ ਵਾਰੀ ਹੱਥ ਕਿਵੇਂ ਲਾ ਜੂ ਇਹਨੂੰ ਕਹਿੰਦੇ ਸਰਦਾਰੀ ਤਸਲੇ ਦੀ ਰਾਣੀ ਮੂਰੇ ਰੱਖੀ ਐ ਸੋਨਾਲੀ ਸਾਰਿਆਂ ਦੀ ਹਲਕਾ ਚ ਹੁੰਦਾ ਨੀ ਉਹ ਪਾਣੀ ਹੋਰ ਜਿਵੇਂ ਗੱਡੀ ਸਰਕਾਰੀ ਤੂੰ ਹੌਸਲੇ ਨੇ ਪਾਰੀ ਨਾਰਾ ਪਿੱਛੇ ਯਾਰਾਂ ਦੀ ਨਾ ਕਰ ਦੇ ਵਪਾਰੀ ਨਾਰਾ ਤੋਂ ਪਿਆਰੀ ਯਾਰੀ ਉੱਤੋਂ ਕੈਮ ਸਰਦਾਰੀ ਮੁੰਡੇ ਆ ਕ੍ਰਿਮੀਨਲ ਗੱਡੀ ਸਾਡੀ ਸਰਕਾਰੀ ਵੱਖਰੀ ਆ ਸਾਡੀ ਟੋਰ ਕਰਦੀ ਦੁਨੀਆ ਇਹ ਗੌਰ ਬੋਲਦੇ ਆ ਘੱਟ ਬਸ ਚਲਦੀ ਆ ਬਾਰਾਂ ਬੋਲ ਚੁੱਕ ਵਿੱਚ ਉਹਨੂੰ ਜੀਦਾ ਹੁੰਦਾ ਨੀ ਪਿਓ ਗੱਲ ਬੋਲਤੀ ਮੈਂ ਸੱਚ ਇਹੀ ਅੱਜ ਦਾ ਫਲੋ ਚੁੱਕ ਵਿੱਚ ਉਹਨੂੰ ਜੀਦਾ ਹੁੰਦਾ ਨੀ ਪਿਓ ਗੱਲ ਬੋਲਤੀ ਮੈਂ ਸੱਚ ਇਹੀ ਅੱਜ ਦਾ ਫਲੋ ਮਾੜੀ ਰਹਿੰਦੀ ਗੱਲ ਦੇਖ ਚੱਲਦਾ ਨਾ ਮਾੜੀ ਚੌਵੀ ਘੰਟੇ ਮਿੱਤਰਾਂ ਤੋਂ ਰੰਗ ਲੈ ਰਖੋਲੀ ਗੱਡੀ ਸਰਕਾਰੀ ਉੱਤੋਂ ਹੌਸਲੇ ਨੇ ਪਾਰੀ ਨਾਰਾ ਪਿੱਛੇ ਯਾਰਾਂ ਦੀ ਨਾ ਕਰ ਦੇ ਵਪਾਰ ਜੀ ਗੱਡੀ ਸਰਕਾਰੀ ਉੱਤੋਂ ਹੌਸਲੇ ਨੇ ਪਾਰੀ ਨਾਰਾ ਪਿੱਛੇ ਯਾਰਾਂ ਦੀ ਨਾ ਕਰ ਦੇ ਵਪਾਰੀ ਸ਼ਦੈਨ ਮੇਰੇ ਨਾਲ ਲਾਈ ਬੈਠੀ ਯਾਰੀ ਯਾਰਾ ਬੇਲੀਆਂ ਦੀ ਮੱਤ ਚੱਲਦੀ ਨਾ ਬਾਲੀ ਤੂੰ ਵੀ ਐ ਸ਼ਦੈਨ ਮੇਰੇ ਨਾਲ ਲਾਈ ਬੈਠੀ ਯਾਰੀ ਯਾਰਾ ਬੇਲੀਆਂ ਦੀ ਮੱਤ ਚੱਲਦੀ ਨਾ ਬਾਲੀ ਪੱਕੇ ਯਾਰ ਗੱਡੀਆਂ ਤੇ ਲਿਖ ਦੇਣਾ ਯਾਰੀ ਦਿਲਾਂ ਚ ਪਿਆਰ ਤਾਈਓ ਭੁਗਦੀ ਐ ਯਾਰੀ ਗੱਡੀ ਸਰਕਾਰੀ ਉੱਤੋਂ ਹੌਸਲੇ ਨੇ ਪਾਰੀ ਨਾਰਾ ਪਿੱਛੇ ਯਾਰਾਂ ਦੀ ਨਾ ਕਰ ਦੇ ਵਪਾਰ ਜੀ ਗੱਡੀ ਸਰਕਾਰੀ ਉੱਤੋਂ ਹੌਸਲੇ ਨੇ ਪਾਰੀ ਨਾਰਾ ਪਿੱਛੇ ਯਾਰਾਂ ਦੀ ਨਾ ਕਰ ਦੇ ਵਪਾਰੀ ਨਾਰਾ ਪਿੱਛੇ ਕਦੇ ਨੀ ਲੜਾਈਆਂ ਕਰੀਆਂ ਕਰੀ ਦੀ ਸਪੋਰਟ ਯਾਰਾ ਇੱਕ ਠੋਕ ਕੇ ਗਲਤ